we don't snitch. We don't snitch. We don't. ਛੋਟੀ ਜਿਹੀ ਅਸੀਨ ਪੂਰੀ ਲਾਉਣੇ ਐ ਸਕੀਮ ਪਿੰਡਾਂ ਪਿੰਡਾਂ ਵਿੱਚ ਚਰਚੇ ਆ ਪਹਿਲੀ ਯਾਰ ਦੇ ਆ ਨਾਰਾਂ ਦਾ ਡਰੀ ਵੇ ਅੱਖ ਖੜੀ ਖਾ ਕੇ ਭੀਮ ਮੁੰਡੇ ਡਾਉਬਦੇ ਆ ਫੈਨ ਤੇਰੇ ਅਲੀ ਯਾਰ ਦੇ ਆ ਮਾਰਦੇ ਨੀ ਫੈਰ ਪੂਰਾ ਡਾਉਣਿਆਂ ਦਾ ਕਹਿਰ ਕਿਹੜਾ ਪਾਊ ਦਾ ਸਵੈਰ ਕੰਮ ਟਿੱਚ ਕਰਦੇ ਆ ਨਾਰਾਂ ਤੋਂ ਪਰੇਜ ਬਸ ਕਾਰਾਂ ਦਾ ਕਰੇਜ ਯਾਰ ਪਹਿਲੀ ਵਾਰ ਕਦੇ ਨੀ ਸਨਿੱਚ ਕਰਦੇ ਨਾਰਾਂ ਤੋਂ ਪਰੇਜ ਬਸ ਕਾਰਾਂ ਅਸੀਂ ਚੱਕ ਲਾਉਨੇ ਆ ਪੱਪੂ ਮਾਨ ਛੱਡ ਉੱਚੀ ਡੱਕ ਲਾਉਨੇ ਆ ਲਾਉਨੇ ਆ ਰੁਪਈਏ ਅਸੀਂ ਚੱਕ ਲਾਉਨੇ ਆ ਪੱਪੂ ਮਾਨ ਛੱਡ ਉੱਚੀ ਡੱਕ ਲਾਉਨੇ ਆ ਉਹ ਮਾਰਦੀ ਸੀ ਗੋਲੀ ਕੁੜੀ ਮਰ ਗਈ ਸੀ ਭੋਲੀ ਘੈਂਟ ਬੰਦੇ ਨਹੀਂ ਉਹ ਬੱਪ ਨੇ ਗਲਿਚ ਕਰਦੇ ਲੋਕੀ ਅਸਤਾਦ ਕਹਿੰਦੇ ਆ ਯਾਰ ਸੰਤਾਲੀ ਜਿਹੇ ਨਾਲ ਰਹਿੰਦੇ ਆ ਉਹ ਕਿੱਥੇ ਸਾਰੇ ਯਾਰ ਸਾਡਾ ਤਿੰਨ ਪੈਗ ਨਾਲ ਅਸੀਂ ਦੋ ਤਿੰਨ ਬੋਤਲਾਂ ਕੜੇ ਚ ਕਰਦੇ ਨਾਰਾਂ ਤੋਂ ਪਰੇਜ ਬਸ ਕਾਰਾਂ ਦਾ ਕਰੇਜ ਯਾਰ ਪਹਿਲੀ ਵਾਰ ਕਦੇ ਨੀ ਸਨਿੱਚ ਕਰਦੇ ਨਾਰਾਂ ਤੋਂ ਪਰੇਜ ਬਸ ਕਾਰਾਂ ਸੁੱਖ ਦੋਵੇਂ ਖੁੱਤੀ ਪਾ ਗਏ ਘਰ ਯਾਰ ਦੀਪ ਵੀਰਾ ਵਹਿਮ ਲਾ ਗਏ ਉਹ ਇੱਕ ਸਨ ਯਾਰ ਦੂਜਾ ਯਾਰ ਦੀਆ ਯਾਰ ਲੋਕੀ ਦੇਖ ਦੇਖ ਸਿਰ ਵਿੱਚ ਇੰਜ ਕਰਦੇ ਯਾਰਾਂ ਤੋਂ ਪਰੇਜ ਬਸ ਕਾਰਾਂ ਦਾ ਕਰੇਜ ਯਾਰ ਪਹਿਲੀ ਵਾਰ ਕਦੇ ਨੀ ਸਨਿੱਚ ਕਰਦੇ ਯਾਰਾਂ ਤੋਂ ਪਰੇਜ ਬਸ ਕਾਰਾਂ ਦਾ ਕਰੇਜ ਯਾਰ ਪਹਿਲੀ ਵਾਰ ਕਦੇ ਨੀ ਸਨਿੱਚ ਕਰਦੇ ਆ ਗਿਆ ਨੀ ਉਹੀ ਬਿੱਲੋ ਘਰ ਨੌਜਲਾ ਕੀਤਾ ਦੀ ਮਸ਼ੀਨ ਆ ਮੈਂ ਦੇਸੀ ਸੋਲਜਾ ਗੱਡੀ ਆ ਬਲੈਕ ਮੇਰੀ ਲੈ ਮੀ ਹੋਲ ਜਾ ਬਣਾ ਕੇ ਸਟਾਰ ਬੇਬੀ ਆਈ